ਕੋ ਹੱਟ ਤੋਂ ਦਵਾਉ ਚੁੰਨੀ ਪੱਗ ਨਾਲ ਦੀ ਜੱਟ ਤੱਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ ਇੱਕੋ ਹੱਟ ਤੋਂ ਦਵਾਉ ਚੁੰਨੀ ਪੱਗ ਨਾਲ ਦੀ ਜੱਟ ਤੱਪਦਾ ਤੰਦੂਰ ਤੂੰ ਵੀ ਅੱਗ ਨਾਲ ਦੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਗੀ ਤੁਰੂੰਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਗੀ ਐਰ ਗੈਰ ਤੇਰਾ ਨਾ ਕੋਈ ਰਾਹ ਕੱਟਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਗੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟ ਦਾ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਗੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟ ਦਾ ਜੱਟ ਦਾ।